ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾਨਕ ਸੈ ਤਿਉਂ ਢੋਰ ਮਿਲਿਓ ਜੁਲਾਹੋ ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾਨਕ ਸੈ ਤਿਉਂ ਢੋਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਸੀ ਤਜਹ ਕਬੀਰ ਰਮਈਏ ਕਹਾ ਨਿਹੋਰ ਰਹਾਉ ਕਹਿਤ ਕਬੀਰ ਸੁਣ ਹੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ ਕਹਿਤ ਕਬੀਰ ਸੁਣ ਹੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨਾਨਕ ਸੈ ਤਿਉਂ ਢੋਰ ਮਿਲਿਓ ਜੁਲਾਹੋ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ।